ਜਿਹੜੇ ਚੰਨ ਦੇ ਪਿੱਛੇ ਤੈਨੂੰ ਸਾਡੀ ਸੂਰਤ ਵਿਸਰੀ ਵੇ ਵੇਖਾਂਗੇ ਤੈਨੂੰ ਕੋਲ ਪਿਆਊ ਕੱਚੇ ਦੁੱਧ ਵਿੱਚ ਮਿਸ਼ਰੀ ਵੇ ਸਾਡੀਆਂ ਜ਼ੁਲਫਾਂ ਛਾਵੇਂ ਕੱਟੀਆਂ ਭੁੱਲ ਗਿਆ ਸਿਖਰ ਤੇ ਪੈਰਾਂ ਨੂੰ ਆ ਚੱਕ ਆਪਣਾ ਛੱਲਾ ਵੇਦਾ।